Whatever you wear, babe, you can make the whole room stare. But you know that my favorite is when you're rocking that bass as well. Porque no sube, sube, carita. Porque no sube, sube, carita. No sube, carita. No sube, sube, carita. Tenu suit suit karda, oni tu lagdi panjaban, lagdi patola, lagge ni tu sarya to vakhni, tenu suit suit karda. Oni tu lagdi panjaban, lagdi patola, lagge ni tu sarya to vakhni, tenu suit suit karda, o tenu suit suit karda. ਸ਼ੋਰ ਨੇ ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਝਾਂਜਰਾਂ ਦੇ ਸ਼ੋਰ ਨੇ ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਬੱਚਾ ਬੱਚਾ ਫਿਰੇ ਹਰੀ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਇਹਨੂੰ ਸੂਟ ਸੂਟ ਕਰਦਾ Tenu suit suit karda.